ਵਾਹਿਗੁਰੂ ਜੀ। ਧਨਾਸਰੀ ਮਹੱਲਾ ਪਹਿਲਾ, ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗਗਨ ਮੈਂ ਥਾਲ ਰਵ ਚੰਦ ਦੇ ਪਤ ਬਣੇ, ਤਾਰਕਾ ਮੰਡਲ ਜਨਕ ਬੋਤੀ, ਧੂਪ ਮਲਿਆਨ ਲੋ ਪਵਨ ਚਬਰੋ ਕਰੇ, ਧੂਪ ਮਲਿਆਨ ਲੋ ਪਵਨ ਚਬਰੋ ਕਰੇ, ਸਜਲ ਬਨ ਰਾਏ ਫੁਲੰਤ ਜੋ ਕੈਸੀ ਆਰਤੀ ਹੋਏ, ਪਾਵ ਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦ ਵਜੰਤ ਤੇਰੀ, ਸਹਿਸ ਭਾਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਏਵ ਚਲਤ ਬੋਹੀ, ਸਭ ਮਹਿ ਜੋਤ ਜੋਤ ਹੈ ਸੋਏ, ਸਭ ਮਹਿ ਜੋਤ ਜੋਤ ਹੈ ਸੋਏ, ਤਿਸਕੇ ਚਾਨਣ ਸਭ ਮਹਿ ਚਾਨਣ ਸਾਖੀ, ਜੋਤ ਪ੍ਰਗਟ ਹੋਏ ਗੁਰੀ ਸਾਖੀ, ਜੋਤ ਪ੍ਰਗਟ ਹੋਏ, ਜੋ ਕਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋ ਬਿੰਤ ਮਨੋ, ਅਨ ਦਿਨੋ ਮੋਹੇ ਆਹੀ ਆਸਾ, ਜਨ ਦੇ ਨਾਨਕ ਸਾਰੰਗ ਕੋ, ਕਿਰਪਾ ਜਨ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰਾ ਨਾਮ ਵਾਸਾ, ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ, ਸਾਰੇ ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ, ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ, ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ, ਨਾਮ ਤੇਰਾ ਕੇਸਰੋ ਛਿਕਾਰੇ, ਨਾਮ ਤੇਰਾ ਅੰਬਰਾ ਨਾਮ ਤੇਰੋ ਚੰਦਨੋ, ਨਾਮ ਤੇਰੋ ਅੰਬਰਾ ਨਾਮ ਤੇਰੋ ਚੰਦਨੋ, ਕਸ ਜਪੇ ਨਾਮ ਦੇ ਦੂਜੇ ਕੋ ਸਾਰੇ, ਕਸ ਜਪੇ ਨਾਮ ਲੈ ਦੂਜੇ ਕੋ ਸਾਰੇ, ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ, ਨਾਮ ਬਿਨ ਝੂਠੇ ਸਗਲ ਪਸਾਰੇ, ਨਾਮ ਤੇਰਾ ਦੀਵਾ ਨਾਮ ਤੇਰੋ ਬਾਕੀ, ਨਾਮ ਤੇਰਾ ਦੀਵਾ ਨਾਮ ਤੇਰੋ ਬਾਕੀ, ਨਾਮ ਤੇਰੋ ਤੇਲ ਲੈ ਮਾਹੇ ਮਸਾਰੇ, ਨਾਮ ਤੇਰੇ ਕੀ ਜੋਤ ਲਗਾਈ, ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰ ਪਵਨ ਸਗਲਾਰੇ, ਸਗਦਾਰੇ ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ, ਨਾਮ ਬਿਨ ਝੂਠੇ ਸਗਲ ਪਸਾਰੇ, ਨਾਮ ਤੇਰੋ ਤਾਗਾ ਨਾਮ ਫੂਲ ਮਾਲਾ, ਨਾਮ ਤੇਰੋ ਤਾਗਾ ਨਾਮ प्यार को तेरो किया तुझे प्यार को नाम तेरा तू ही जबर तुरारे नाम तेरा तू ही जबर तुरारे नाम तेरो आरती भजन मुरारे हर के नाम बिन झूठे सगद पसारे नाम बिन झूठे सगद पसारे दस अठाठ सठ चारे खानी दस अठाठ सठ चारे खानी है वरतन है सगल संसारे नाम है हर भोग तुहारे सत नाम है हर भोग तुहारे नाम तेरो आरती भजन मुरारे हर के नाम बिन झूठे सगद पसारे नाम बिन झूठे सगद पसारे Thank you. तेर नाम किया बाती पद दे ज्योत लाए जगदीश जगाया ज्योत लाए जगदीश जगाया जननी का अनाज मंगो सब्जी का जो भैंस मंगो लवेरी इक राजन चुरी चंगेरी कर की गीहन चंगी जन तन ना ले वे मंगी गोपाल तेरा आदता गोपाल तेरा आदता सवैया पाए गए जब ते तुम रे कब ते को आत करे नहीं आने राम रहीम पुराण पुराण अनेक कहे मत एक न जाने सिमरत शास्त्र वेद सब गोपेद कहे हम एक न बने सिरियास पान कृपा तुम री कर मैं ना कहो सब तो हे बखाने हो दोहरा सगल द्वार को छाड़ के गयो तुम्हारो द्वार माए गहे की लाज अस गोविंद दास तुहार सगल द्वार को छाड़ के गयो तुम्हारो द्वार माए गहे की लाज अस गोविंद दास तुहार कर बैसो हर जन प्यारे फिर कर बैसो हर जन प्यारे सतगुर तुम रे काज सुवारे सतगुर तुम रे काज सुवारे दुष्ट दूत परमेश्वर मारे दुष्ट दूत परमेश्वर मारे जन की तैज रखी करता रे जन की तैज रखी करता रे बादशाह सब वस कर दीने बादशाह सब वस कर दीने अमृत नाम महारस पीने अमृत नाम महारस पीने निर्भय ਭਗਵਾਨ ਨਿਰਭਉ ਭਜੋ ਭਗਵਾਨ ਸਾਧ ਸੰਗਤ ਮੇਲ ਕੀ ਨਾ ਦਾਨ ਸਾਧ ਸੰਗਤ ਮੇਲ ਕੀ ਨਾ ਦਾਨ ਸਰਣ ਪਰੇ ਪ੍ਰਭ ਅੰਤਰ ਜਾਮੀ ਸਰਣ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕੜੀ ਪ੍ਰਭ ਸੁਆਮੀ ਨਾਨਕ ਓਟ ਪਕੜੀ ਪ੍ਰਭ ਸੁਆਮੀ ਸਰਣ ਪਰੇ ਪ੍ਰਭ ਅੰਤਰ ਜਾਮੀ ਸਰਣ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕੜੀ ਪ੍ਰਭ ਸੁਆਮੀ ਨਾਨਕ ਓਟ ਪਕੜੀ ਪ੍ਰਭ ਸੁਆਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਨ ਸੁਖ ਹੋਵੇ ਦਿਨ ਰਾਤੀ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਆਨੰਦ ਗੁਣ ਨਿਦਾਨ ਗੁਰੂ ਗਰੀਬ ਨਿਵਾਜ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਬੀਤ ਜੈ ਹੈ ਬੀਤ ਜੈ ਹੈ ਬੀਤ ਜੈ ਹੈ ਬੀਤ ਜੈ ਜਨਮ ਅਕਾਜ ਰੇ ਜਨਮ जग मैं विराज रे बीत जै बीत जै जन्म अकाज रे जन्म अकाज रे देन सुन के प्राण समझत न रे अजान काल तो पहुंचे आन काल तो पहुंचे आन कहां जय पाज रे बीत जय बीत जय जन्म अकाज रे बीत जय बीत जय बीत जय बीत जय जन्म अकाज रे अंतर जामी जान रब मेरा अंतर तेरी आस तेरा मन का सर्व घटा के दाते स्वामी सर्व घटा के दाते स्वामी शब्द निशान रब मेरा अंतर जामी जा रब मेरा अंतर जामी जा अवर काज तेरा मिल साथ संगत भज के बलना ਸਾਜ ਕੇ ਬਦਨਾ ਮਿਲ ਸਾਧ ਸੰਗਤ ਭਜ ਕੇ ਬਦਨਾ ਸਾਧ ਸੰਗਤ ਭਜ ਕੇ ਬਦਨਾ ਭਜ ਕੇ ਬਦਨਾ ਭਜ ਕੇ ਬਦਨਾ Bye. ਬਸ ਪੰਖੀਆ ਕੁਦਮ ਕਰੇ ਬਸ ਪੰਖੀਆ ਦਿਸੇ ਨਾਹੀ ਕਾਲ ਦਿਸੇ ਨਾਹੀ ਕਾਲ ਉਹ ਤੈ ਸਾਥ ਮਨੁੱਖ ਸਾਥ ਮਨੁੱਖ ਹੈ ਹੱਥ ਮਾਇਆ ਜਾਲ ਹੱਥ ਮਾਇਆ ਜਾਲ ਮੁਕਤੇ ਸੇਈ ਪਾਲੀਏ ਨਾਮ ਸਮਾਨ ਜੇ ਸੱਚਾ ਨਾਮ ਸਮਾਨ ਪ੍ਰਾਣੀ ਸੇ Thank you. ਹਰ ਇੱਕ ਨਾਏ ਜਨ ਲਗਾ ਹਰ ਇੱਕ ਨਾਏ ਜਿਸ ਕੀ ਆਸ ਨਾ ਬਿਰਤੀ ਜਾਏ ਤਿਸ ਕੀ ਆਸ ਨਾ ਬਿਰਤੀ ਜਾਏ ਜਨ ਲਗਾ ਹਰ ਇੱਕ ਜਪਨ ਕਰਤਬਾ ਜੀ ਅੰਦਰ ਜੀ ਸ਼ਬਦ ਜਾਣ ਲਾ ਸ਼ਬਦ ਤੇਰਾ ਬਸ ਤੇਰਾ ਕਰ ਪਲਾ ਤੇਰਾ ਕਰੁਨੰਦ ਵਧਾਈ ਤੁਧ ਕਰ ਮਾਨ ਮਹੱਤਾ ਤੇ ਜਪਨਾਇਆ ਪੁਜਰ ਸਰਬ ਕਲਾ ਭਰਪੂਰ ਦਿਸੇ ਜਤ ਕਥਾ ਨਾਨਕ ਦਾਸਨ ਦਾਸ ਤੁਧ ਆਗੈ ਬਿਨ ਬਤਾ ਸਲੋਕ ਪਵਨ ਗੁਰੂ ਪਾਣੀ ਪਿਤਾ माता धरत महत दिवस रात दोए दाई दाया खिले सगल जगत चंगियाया बुरियाया वाचे धर्म हलू करमी जा पो अपनी के नेड़े के दूर जिनी नाम ते आया गए मशक्कत काल नानक ते मुख उजले केती छुटी लाल जिनी नाम ते आया गए मशक्कत काल नानक ते मुख उजले केती छुटी लाल। वाहे गुरु जी का खालसा वाहे गुरु जी की फतेह।